ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮਕਲੀ ਮਹੱਲਾ ਪੰਜਵਾਂ ਇਸ ਪਾਨੀ ਤੇ ਜਿਨ ਤੂੰ ਕਰਿਆ ਮਾਟੀ ਕਾ ਲੇ ਦੇਹੁਰਾ ਕਰਿਆ ਉਕਤ ਜੋਤ ਲੈ ਸੁਰਤ ਪਰੀਖਿਆ ਗਰਦ ਮਹਿ ਜਿਨ ਤੂੰ ਰੱਖਿਆ ਇਸ ਪਾਨੀ ਤੇ ਜਿਨ ਤੂੰ ਕਰਿਆ ਮਾਟੀ ਕਾਲੇ ਦੇਹੁਰਾ ਕਰਿਆ ਉਕਤ ਜੋਤ ਲੈ ਸੁਰਤ ਪਰੀਖਿਆ ਮਾਤ ਗਰਭ ਮਹਿ ਜਿਨ ਤੂੰ ਰੱਖਿਆ ਰਾਖਣ ਹਾਰ ਸਮਾਰ ਜਨਾ ਬਾਪ ਮਹਿਤਾਰੀ ਜਿਨ ਦੀਏ ਪ੍ਰਾਤ ਪੁੱਤਹਾਰੀ ਜਿਨ ਦੀਏ ਤੁਧ ਬਨਤਾ ਅਰਮੀਤਾ ਤਿਸ ਠਾਕੁਰ ਕਉ ਰੱਖ ਲੇ ਹੋ ਚੀਤਾ ਜਿਨ ਦੀਆ ਤੁਧ ਪਵਨ ਅਮੋਲਾ ਜਿਨ ਦੀਆ ਤੁਧ ਨੀਰ ਨਿਰਮੋਲਾ ਜਿਨ ਦੀਆ ਤੁਧ ਪਾਵਕ ਬਲਨਾ ਤਿਸ ਠਾਕੁਰ ਕੀ ਰਹੋ ਮਨ ਸਰਨਾ ਛੱਤੀ ਅੰਮ੍ਰਿਤ ਜਿਨ ਭੋਜਨ ਦੀਏ ਅੰਤਰ ਥਾਨ ਠਹਿਰਾਵਨ ਕਉ ਦੀਏ ਵਸੁਧਾ ਦੀਓ ਬਰਤਨ ਬਲਨਾ ਇਸ ਠਾਕੁਰ ਕੇ ਚਿਤ ਰਖ ਚਰਨਾ ਪੇਖਣ ਕਉ ਨੇਤਰ ਸੁਨਣ ਕਉ ਕਰਨਾ ਹਸਤ ਕਮਾਵਨ ਬਾਸਨ ਰਸਨਾ ਚਰਨ ਚਲਨ ਕਉ ਸਿਰ ਕੀਨੋ ਮੇਰਾ ठाकुर के पूज्यो पैरा पवित्र पवित्र जिन तू करया सगल जोन मह तू सिर धरया अब तू सीज पावे नहीं सीज सवर मन प्रभ त्याई जय ईहा उहा एक ओही जत कत देखिए तत तत तो ही तिस सेवत मन आलस कर जिस विसरिया एक निमख न सर अपराधी निर्गुणियारे ना किश सेवा ना कर्मारे गोर भोहिथ वड भागी मिलया नानक दास संग पाथर तरिया हम अपराधी निर्गुणियारे ना किश सेवा ना कर्मारे गोर बोहिथ वड भागी मिलया दास संग पाथर तरिया वाहे गुरु जी का खालसा वाहे गुरु जी की फतेह राम कली महला पंजवा इस पानी ते जिन तू करिया माटी का ले देहुरा करिया उकत जोत ले सुरत परीखिया मात गर्भ मह जिन तू रखिया।